ਲੱਗਣੀ ਜਿਵੇਂ ਅੜਬੇ ਲੱਗਿਆ ਹੌਲੀ ਹੌਲੀ ਫਿਰੇ ਮੇਰਾ ਦਿਲ ਠੱਗਿਆ ਪਤਾ ਹੀ ਨੀ ਕਿੱਥੇ ਇੰਨਾ ਟਾਈਮ ਲੱਗਿਆ ਜਿਵੇਂ ਮਿੰਟਾਂ ਚ ਬੀਤ ਗਏ ਸਾਰੇ ਤਿੰਨ ਵੀ ਸ਼ਾਨ ਵੀਰ ਦੀ ਭੈਣਾਂ ਦੀ ਹਜਾਨ ਹੁਣ ਤੇਰੀ ਹੀਰ ਵੀ ਭੈਣਾਂ ਦੀ ਹਜਾਨ ਹੁਣ ਤੇਰੀ ਹੀਰ ਵੀ ਮਾਪਿਆਂ ਦਾ ਮਾਣ ਤੇ ਮੈਂ ਸ਼ਾਨ ਵੀਰ ਦੀ ਭੈਣਾਂ ਦੀ ਹਜਾਨ ਹੁਣ ਤੇਰੀ ਹੀਰ ਵੀ ਤੇਰਾ ਸਰੀ ਨੇਮ ਪਿੱਛੇ ਲਾਉਣ ਦੇ ਲਈ ਤੂੰ ਕੀ ਜਾਣੇ ਕਦੋਂ ਦੇ ਮੈਂ ਖਾਂ ਵਿੱਚ ਚਿਣਦੀ ਮੇਰੇ ਤੇ ਜਿੰਦੜੀ ਮਲੂਕ ਨਾ ਕਿ ਰਾਤੀ ਤੇਰੇ ਵੇ ਰਾਤੀ ਤੇਰੇ ਵੇ ਰਾਤੀ ਤੇਰੇ ਵੇ ਸ਼ਗਨਾਂ ਦੀ ਚੁੰਨੀ ਵਿੱਚ ਚੜਾਤੀ ਮੇਰੇ ਤੇ।